ਅੱਜ ਮੈਨੂੰ ਵੇਖਣ ਨੂੰ ਆਏ ਨੇ ਖੁਸ਼ ਵੀ ਬੜੇ ਨੇ ਬੜੇ ਭੱਬ ਕੇ ਆਏ ਨੇ ਮੁੰਡੇ ਬਾਰੇ ਅੱਜ ਮੈਨੂੰ ਵੇਖਣ ਨੂੰ ਆਏ ਨੇ ਖੁਸ਼ ਵੀ ਬੜੇ ਨੇ ਬੜੇ ਭੱਬ ਕੇ ਆਏ ਜੀਵੇ ਅੱਜ ਹੀ ਡੋਲੀ ਲੈ ਜਾਣਾ ਜੇ ਮੈਂ ਇੰਨੀ ਸੌਖੀ ਮੰਨਦੀ ਸਾਰੇ ਪੰਜਾਬ ਨੇ ਸਿਰ ਸ਼ਤਾਲੇ ਆਉਣਾ ਜੇ ਮੈਂ ਇੰਨੀ ਸੌਖੀ ਮੰਨਦੀ ਸਾਰੇ ਪੰਜਾਬ ਨੇ ਸਿਰ ਸ਼ਤਾਲੇ ਆਉਣਾ ਜੇ ਮੈਂ ਇੰਨੀ ਸੌਖੀ ਮੰਨਦੀ ਰਹਿੰਦੀਆਂ ਉਵੇਂ ਜਿਵੇਂ ਰਹਿੰਦੇ ਨਵਾਬ ਨੇ ਹਏ ਆਪਣੀਆਂ ਦਵਾਂ ਮੇਰੇ ਆਪਣੇ ਹੀ ਠਾਠ ਨੇ ਰਹਿੰਦੀਆਂ ਉਵੇਂ ਜਿਵੇਂ ਰਹਿੰਦੇ ਨਵਾਬ ਨੇ ਵੇ ਮੰਗੀਆਂ ਕਿਸੇ ਦੀ ਨਾ ਹੋ ਜਾਣਾ ਜੇ ਮੈਂ ਇੰਨੀ ਸੌਖੀ ਮੰਨਦੀ ਸਾਰੇ ਪੰਜਾਬ ਨੇ ਸਿਰ ਸ਼ਤਾਲੇ ਆਉਣਾ ਜੇ ਮੈਂ ਇੰਨੀ ਸੌਖੀ ਮੰਨਦੀ ਸਾਰੇ ਪੰਜਾਬ ਨੇ ਸਿਰ ਸ਼ਤਾਲੇ ਆਉਣਾ ਜੇ ਮੈਂ ਇੰਨੀ ਮੁੰਡਿਆਂ ਤੂੰ ਐਵੇਂ ਇੱਥੇ ਟਾਈਮ ਨਾ ਗਵਾਵੇ ਹੋਰ ਕਿਸੇ ਨੂੰ ਜਾ ਕੇ ਬੁੱਥਾ ਤੂੰ ਵਖਾਵੇ ਜਾ ਕੇ ਪਾਲੇ ਤੂੰ ਦਾਣਾ ਉਹ ਜੇ ਮੈਂ ਨੀ ਸੌਖੀ ਮੰਨਦੀ ਸਾਰੇ